ਜਾ ਸੁਧਰ, ਬਹੁਤ ਚਿਰ ਹੋ ਗਿਆ ਤੈਨੂੰ ਗੇੜੀਆਂ ਲਾਉਂਦੇ ਨੂੰ, ਇੱਥੇ ਤੇਰੀ ਦਾਲ ਨੀ ਗਲਣੀ। ਤੂੰ ਦੇਖੀ ਚੱਲ ਜੱਟ ਕਿਵੇਂ ਦਾਲ ਗਾਲਦਾ, ਇਹ ਗੇੜੀ ਵੀ ਐਂ ਲੱਗੂ ਤੇ ਸੀਟੀ ਵੀ ਐਦਾਂ ਹੀ ਬਚੂਗੀ। ਚੱਲ ਜੱਟ ਕਿਵੇਂ ਦਾਲ ਗਾਲਦਾ, ਇਹ ਗੇੜੀ ਵੀ ਐਂ ਲੱਗੂ ਤੇ ਸੀਟੀ ਵੀ ਐਦਾਂ ਹੀ ਬਚੂਗੀ।